طوفان کی تگیانی میں جس کی کشتی ہو محمد کی نگہبانی میں جس کی کشتی ہو محمد کی نگہبانی میں سجا چوک پڑے صلی اللہ علیہ کیا یا رسول اللہ وسلم علیک یا حبیب اللہ مدنی مائیے سجاد کھڑا کر کے ہر بندہ بولے گا اللہ اللہ اللہ سبحان اللہ مزہ آ گیا ٹھنڈ پی گئی ہے ویسے بھی تھوڑی تھوڑی ٹھنڈ ہو گئی ہے بیجو بیجو بیہ کے ہاتھ اٹھا کے کہہ رہے اللہ اللہ اللہ اللہ اللہ اللہ ਕ੍ਰਿਸਮਸ ਜਗਾਉਂਦੇ ਨੇ ਉਹ ਜਿਹੜੇ ਮੇਰੇ ਆਖਾ ਦਾ ਤਾਰਾ ਨਿਸ਼ਾਨ ਉਹ ਜਿਹੜੇ ਮੇਰੇ ਆਖਾ ਦਾ ਮੀਨਾਦ ਮਨਾਉਂਦੇ ਹੁੰਦੇ ਅੱਲਾਹ ਅੱਲਾਹ ਅੱਲਾਹ ਅੱਲਾਹ ਚੁੱਪ ਚੜ ਮੇਰੇ ਅਲੀ ਚੁੱਪ ਚੜ ਮੇਰੇ ਅਲੀ ਅਲੀ ਤੇ ਛਾ ਨਹੀਂ ਬੋਲ ਅਲੀ ਚੁੱਪ ਚੜ ਮੇਰੇ ਅਲੀ ਚੁੱਪ ਚੜ ਮੇਰੇ ਅਲੀ ਕਿੱਥੇ ਜਾ ਨਹੀਂ ਬੋਲਦੀ ਖੁਦਾ ਦੀ ਕਸਮ ਜੇ ਮੇਰੇ ਵਰਗੀ ਗੱਲ ਤੁਹਾਡੀ ਵੀ ਹੈ ਤੇ ਦੋਨੋਂ ਹੱਥ ਚੁੱਕ ਕੇ ਕਹਿਣਾ ਉਹ ਮੇਰਾ ਤੇ ਕੁਝ ਵੀ ਨਹੀਂ ਮੇਰਾ ਤੇ ਕੁਝ ਵੀ ਸਾਰੀ ਗੱਲ ਮੇਰੇ ਪੀਰ ਦੀ ਮੇਰਾ ਤੇ ਕੁਝ ਵੀ ਨਹੀਂ ਮੇਰਾ ਤੇ ਕੁਝ ਵੀ ਨਹੀਂ ਸਾਰੀ ਗੱਲ ਸਾਡੇ ਪੀਰ ਦੀ ਏ ਕਰੇ ਬੁਲੰਦ ਆਵਾਜ਼ਾਂ ਬਖਸ਼ਿਸ਼ ਮੰਗਣ ਵਾਲੇ ਅੱਲਾ ਬਖਸ਼ਿਸ਼ ਮੰਗਣ ਵਾਲੇ ਅੱਲਾ ਖੁੱਲਾ ਏ ਦਰਵਾਜ਼ਾ ਸ਼ਰਤ ਕੀ ਹੈ ਡਰ ਕੇ ਨਹੀਂ ਚੱਕ ਕੇ ਨਹੀਂ ਹੱਥ ਚੱਕ ਕੇ ਕਹਿਣਾ ਅੱਲਾ ਅੱਲਾ ਅੱਲਾ ਜਿਵੇਂ ਸੁਲਤਾਨੀ ਸਾਊਂਡ ਮਜ਼ੇ ਨਾਲ ਚਲਾ ਰਿਹਾ ਐਵੇਂ ਤੁਸੀਂ ਵੀ ਦੋਨੋਂ ਹੱਥ ਉਠਾ ਕੇ ਕਹਿਣਾ ਅੱਲਾਹ सारा जाना जानता है कोई मुन्ने पावे ना मरे दीवाने दा दवा यार दीवाने अच्छा